धन धन सुहावी धन धन सुहावी कप घड़ी धन धन सुहावी सफल घड़ी धन धन सुहावी सफल घड़ी चित हर सेवा मन पाणी हर सेवा मन पाणी धन धन सुहावी सफल घड़ी धन धन सुहावी सफल घड़ी हर कथा सुनावो हो मेरे गुर सिखो हर कथा सुनावो हो मेरे गुर सिखो मेरे हर प्रभु आकाथ कहानी मेरे हर प्रभ आकाश कहानी मेरे हर प्रभ आकाश कहानी धन धन सुहावी सफल घड़ी धन धन सुहावी सफल घड़ी जित हर सेवा मन पाणी हर सेवा मन पाणी तन तन सुहावी सफल घड़ी तन तन सुहावी सफल घड़ी क्यों पाइए क्यों देखिए क्यों पाइए क्यों देखिए क्यों पाइए क्यों देखिए मेरा हर प्राप्त सुगण सुजानी मेरा हर प्राप सुगर सुजानी हर मेल दिखाए आप हर हर मेल दिखाए आप हर हर मेल दिखाए आप हर गुर बचनी नाम समानी गुर बचनी नाम समानी गुर बचनी नाम समानी तन तन सुहावी सफल घड़ी तन तन सुहावी सफल घड़ी जित हर सेवा मन पाणी इत हर मन पाणी तन तन सुहावी सफल घड़ी तन तन सुहावी सफल घड़ी ਤਿੰਨ ਵਿਟ ਹੋ ਨਾਨਕ ਪਾਰਿਆ ਤਿੰਨ ਵਿਟ ਹੋ ਨਾਨਕ ਵਾਰਿਆ ਤਿੰਨ ਵਿਟ ਹੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਜੋ ਜਪਦੇ ਹਰ ਨਿਰਬਾਣੀ ਤਿੰਨ ਵਿਟ ਹੋ ਨਾਨਕ ਵਾਰਿਆ ਨਾਨਕ ਵਾਰਿਆ ਨਾਨਕ ਵਾਰਿਆ ਤਿੰਨ ਵਿਟ ਹੋ ਨਾਨਕ ਵਾਰਿਆ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿੰਨ ਵਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਦਾ ਸਦਾ ਕੁਰਬਾਨਾ ਤਿੰਨ ਵਿਟ ਹੋ ਨਾਨਕ ਵਾਰਿਆ ਜੋ ਸਤਿਗੁਰ ਸੇਵੈ ਆਪਣਾ ਪਾਈ ਜੋ ਸਤਿਗੁਰ ਸੇਵੈ ਆਪਣਾ ਪਾਈ ਇਸ ਕਹਿਓ ਲਾਗੋ ਪਾਏ ਇਸ ਕਹਿਓ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਫੁੱਲ ਪੀ ਲਈ ਬਖਸਾਏ ਤਿੰਨ ਵਿਟ ਹੋ ਨਾਨਕ ਵਾਰਿਆ ਜਨਮ ਸਵਾਰੀ ਆਪਣਾ ਪਾਈ ਫੁੱਲ ਪੀ ਲਈ ਬਖਸਾਏ ਜੋ ਹਰ ਨਾਮ ਧਿਆਏਂਦੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨਾ ਨਾਮ ਤੇ ਪੋਏ ਪਾਰ ਛੀਏ ਆਪ ਲੀਏ ਲੜ ਲਾਏ ਦਰ ਦਰ ਦੇਸ਼ ਸੇ ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ ਆਏ ਸਫਲ ਸੇ ਤਿੰਨ ਵਿਟ ਹੋ ਨਾਨਕ ਵਾਰਿਆ ਉਹਨਾਂ ਕੇ ਮੁਖ ਸਦ ਉਜਲੇ ਜੋ ਜਪਦੇ ਜੋ ਹਰ ਨਾਮ ਧਿਆਏਂਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਅਰਾਧਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜ ਤਿੰਨ ਵਿਟ ਹੋ ਨਾਨਕ ਵਾਰਿਆ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਨਮਸਕਾਰ ਨਮਸਕਾਰ ਤਿੰਨ ਵਿਟ ਹੋ ਨਾਨਕ ਵਾਰਿਆ ਤਿੰਨ ਵਿਟ ਹੋ ਨਾਨਕ ਵਾਰਿਆ ਤਿੰਨ ਹਰ ਮਨ ਵਸਿਆ ਸੇ ਦਰ ਸਾਚੈ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੋ ਹਰ ਨਾਮ ਧਿਆਏਂਦੇ ਉਹਨਾਂ ਦੀ ਸੋਭਾ ਜੋ ਕਿਛ ਕਰੇ ਸੋਈ ਪ੍ਰਭ ਮਾਨੇ ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੋਭਾ ਸਭਨੀ ਥਾਏ ਜਿਨ ਪ੍ਰਭ ਕੇ ਚਰਨ ਪਰਾਤੇ ਜਿਨ ਪ੍ਰਭ ਕੇ ਚਰਨ ਪਰਾ ਦਿਨ ਵਿੱਚ ਨਾਨਕ ਵਾਰਿਆ ਦਿਨ ਵਿੱਚ ਨਾਨਕ ਵਾਰਿਆ ਦਿਨ ਹਰ ਮਨ ਵਸਿਆ ਸੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਕੋਈ ਨਾ ਮੇਟਣ ਹਾਰਾ ਕੋਈ ਨਾ ਮੇਟਣ ਹਾਰਾ ਦਿਨ ਵਿਟੋ ਨਾਨਕ ਵਾਰਿਆ ਦਿਨ ਵਿਟੋ ਨਾਨਕ ਵਾਰਿਆ ਦਿਨ ਵਿਟੋ ਨਾਨਕ ਵਾਰਿਆ ਦੋ ਜਪਦੇ ਹਰ ਨਿਰਵਾਣੀ ਜੋ ਜਪਦੇ ਹਰ ਨਿਰਵਾਣੀ ਦੋ ਜਪਦੇ ਹਰ ਨਿਰਵਾਣ ਤਨ ਸੁਹਾਗੀ ਸਪਨੇ ਕਣੀ ਤਨ ਸੁਹਾਗੀ ਸਪਨੇ ਕਣੀ ਜਿਤ ਹਰ ਸੇਵਾ ਮਨ ਪਾਣੇ ਜਿਤ ਹਰ ਸੇਵਾ ਮਨ ਪਾਣੇ ਤਨ ਸੁਹਾਰੀ ਸਪਨੇ ਕਣੀ ਤਨ ਸੁਹਾਵੀ ਸਪਨੇ ਕੜੀ ਤਨ ਸੁਹਾਵੀ ਸਪਨੇ ਕੜੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਮੇਰੇ ਹਰ ਪ੍ਰਭ ਅਕਥ ਕਹਾਣੀ ਮੇਰੇ ਹਰ ਪ੍ਰਭ ਅਕਥ ਕਹਾਣੀ ਤਨ ਸੁਹਾਰੀ ਸਪਨੇ ਕੜੀ ਤਨ ਸੁਹਾਰੀ ਸਪਨੇ ਕੜੀ ਜਿਤ ਹਰ ਸੇਵਾ ਮਨ ਪਾਣੇ ਜਿਤ ਹਰ ਸੇਵਾ ਮਨ ਪਾਣੇ ਤਨ ਸੁਹਾਰੀ ਸਪਨੇ ਕੜੀ ਤਨ ਸੁਹਾਵੀ ਸਪਨੇ ਕੜੀ ਤਨ ਸੁਹਾਵੀ ਤਨ ਸੁਹਾਵੀ ਤਨ ਸੁਹਾਵੀ ਸਪਨੇ ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਓ ओए चले जन्म सवार दियो निर्मल जोत तिन प्राणिया ओए चले जन्म सवार दियो ओए चले जन्म सवार दियो ओए चले जन्म सवार दियो ओए चले जन्म सवार दियो ओए चले जन्म सवार दियो ओए चले जन्म सवार दियो निर्मल ज्योत तिन प्राणिया ओए चले जन्म सवार दियो ओए चले जन्म सवार दियो ओदे आपे आप उपाया दूजा खेल कर दिखलाया ओदे आपे आप उपाया दूजा खेल कर दिखलाया सब सचो सच वरदा जिस पावे तिसे बुझाए दिया निर्मल ज्योत तिन प्राणिया ओए चले जन्म सवार दिया ओए चले जन्म सवार दियो निर्मल ज्योत तिन प्राणिया ओए चले जन्म सवार दियो ओए चले जन्म सवार दियो गुर प्रसादी पाया तिथे माया मोह चुकाया गुर प्रसादी पाया तिथे माया मोह चुकाया कृपा करके आपनी आपे ले समाए दियो कृपा करके आपनी आपे ले समाए दियो निर्मल ज्योत तिन प्राणिया ओए चले जन्म सवार दियो ओए चले जन्म सवार दियो ओए चले जन्म सवार दियो ओए चले जन्म सवार दियो जपो ओए चले जन्म सवार दियो ओए चले जन्म सवार दियो निर्मल ज्योत तिन प्राणिया ओए चले जन्म सवार दियो ओए चले जन्म सवार दियो गोपी ने गोवालिया तोद आपे गोए उठा लिया गोपी ने गोआ लिया तुद आपे गोए उठा लिया हुक्मी पांडे साजया तू आपे पान सवार दियो हुक्मी पांडे साजया तू आपे पान सवार दियो जिन सतगुर से चेत लाया तिन दूजा पाओ चुकाया जिन सतगुर से चेत लाया तिन दूजा पाओ चुकाया निर्मल जोत तिन प्राणिया ओ जल जनम सवार दियो ओ जल जनम सवार दियो तेरिया सदा सदा चंगियाया मैं रात दी है बढ़ियाया तेरिया सदा सदा चंगियाया मैं रात दी है बढ़ियाया अन मंगया दान देवना कहो नानक सच संभाल जियो निर्मल जोत तिन प्राणिया ओ जल जनम सवार जियो ओ जल जनम सवार जियो ओए चले जन्म सवार जियो ओए चले जन्म सवार जियो ओए चले जन्म सवार जियो ओए चले जन्म सवार जियो निर्मल जोत तिन प्राणिया ओ जल जनम सवार दियो ओ जल जनम सवार दियो निर्मल जोत तिन प्राणिया ओ जल जनम सवार ओ चले जनम सवार ओ चले जनम सवार जियो ओ चले जनम सवार जियो वाहेगुरु।